ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤਰ ਲੋਭ ਸੁਆਓ ਗੁਰਮੁਖ ਹਿਰਦਾ ਸ਼ਬਦ ਨਾ ਭੇਦਿਓ ਹਰਿ ਨਾਮ ਨਾ ਲਾਗਾ ਪਾਓ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਓ ਭਗਤਾ ਵਿੱਚ ਆਪ ਵਰਤ ਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕ ਪੁਰਖ ਵਿਧਾਤਾ ਹਉ ਮੈਂ ਮਾਰ ਮਨਸਾ ਮਨ ਹੈ ਸਮਾਣੀ ਗੁਰ ਕਾ ਸ਼ਬਦ ਪਛਤਾ ਅਚਿੰਤ ਕੰਮ ਕਰਹੇ ਪ੍ਰਭ ਤਿਨ ਕਾ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਾਨ ਵਸਿਆ ਸਭ ਕਾਜ ਸਵਾਰਣ ਹਾਰਾ ਉਨ੍ਹਾਂ ਕੀ ਰੀਸ ਕਰੇ ਸੋ ਵਿਗੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇਵੇ ਕਿਨਾ ਨਾ ਪਾਇਆ ਮਨ ਮੁਖ ਭੌਕ ਮੂਏ ਬਿਲ ਲਾਈ ਆਵ ਹੈ ਜਾਵ ਹੈ ਠੌਰ ਨ ਪਾਵ ਹੈ ਦੁੱਖ ਮੈਂ ਹੈ ਦੁੱਖ ਸਮਾਈ ਗੁਰਮੁਖ ਹੋਵਾ ਸੋ ਅੰਮ੍ਰਿਤ ਪੀਵਾ ਸਹਜੇ ਸਾਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨ ਛੋਡਾ ਜੇ ਅਨੇਕ ਕਰਮ ਕਰਾ ਅਧਕਾਈ ਵੇਦ ਪੜ੍ਹੇ ਤੈ ਵਾਦ ਵਖਾਣ ਹੈ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭੱਜ ਛੂਟ ਹੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਾਰ ਸਾਚੇ दर साचा सचियारा ओना दी सोबा जोग जोग होई कोई ना मेटन हारा नानक तिनका साद बलहारा जिन हार रखिया और तारा जिन हार मान वसिया से दार साचे दर साचा सचियारा उन्ना दी सोबा जोग जोग होई कोई ना मेटन हारा नानक तिनका साध बलिहारा जिन हार रखिया और तारा वाहे गुरु जी का खालसा वाहे गुरु जी की फतेह सोरठ महला तीजा घर पहला ते तुकी एक ओंकार सतगुर प्रसाद भगता दी सदा तू रखदा हर जियो तोर तू रखदा आया प्रहलाद जान तुद राख लए हर जियो हरण अखस मार पचाया गुरमुखा नो प्रतीत है हर जियो मनमुख भरम भुलाया